ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਪਵਨਾ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ ਸੰਤ ਮਨ ਪਵਨਾ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੋਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਾਲ ਭਰਿਆ ਜਲ ਮੇਟਿਆ ਉਬਾ ਕਰਿਆ ਕਹ ਕਬੀਰ ਜਾਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋ ਮਨ ਪਵਨਾ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ